ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਹੀ ਤੇ ਸਭ ਕੁਛ ਹੋਇਆ ਦਿਨ ਸਤਿਗੁਰ ਨਾਮ ਨ ਜਾਪੈ ਗੁਰ ਕੈ ਸ਼ਬਦ ਮਹਾਰਸ ਮੀਠਾ ਦਿਨ ਚਾਖੈ ਸਾਧਨਾ ਜਾਪੈ ਨਾਮ ਹੀ ਤੇ ਸਭ ਕੁਛ ਹੋਇਆ ਦਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਦਿਨ ਚਾਖੈ ਸਾਧਨਾ ਜਾਪੈ ਕੌਡੀ ਬਦਲਾ ਜਨਮ ਗਵਾਇਆ ਕੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਇੱਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿੱਚ ਜਿਨ ਸਾਚੀ ਸਿਉ ਲਿਵਲਾਈ ਸਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਰਹਾ ਗੁਰਮੁਖ ਗਾਵਾ ਗੁਰਮੁਖ ਬੂਜਾ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜਾ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵਾ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਈ ਦਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੀ ਚੱਲ ਸਤਿਗੁਰ ਪਾਈ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖਾ ਹਉ ਮੈਂ ਵਿੱਚ ਹੋ ਜਾਈ ਆਸੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਈ ਗੁਰਮੁਖ ਘਾਲੀ ਗੁਰਮੁਖ ਖੱਟੀ ਗੁਰਮੁਖ ਨਾਮ ਜਪਾਈ ਸਦਾ ਅਲਿਪਤ ਸਾਚਾ ਰੰਗ ਰਾਤਾ ਗੁਰ ਕਾ ਸਹਿਜ ਸੁਭਾਈ ਮਨਮੁਖ ਸਭ ਹੀ ਕੂੜੋ ਬੋਲਾ ਦੇਖ ਬੀਜਾ ਵਿਖ ਖਾਈ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ දෙන ගොර කවන සඩයි සත්‍යා තීරස ජත සතුසරණ අවන ගොරමක ආපුබජයි ආටසර තීරස ගොර සබද දෙකයි තෙතනත මාළජයි සත්‍යා සබද සත්‍යා නර්මල නාමල් ලකානාලයි සච්චී සෙපත සච්චී සාලා පූරේ ගොරතී පායි පානමාන සාලකේශ හර්කී කානමාන සාලකේශ හරතස කේරා දොරමත කහන ජයි හොකම හූබා තානර මල හූබයි හොමා විතහල් ජයි ගොරකී සාක්ෂී සජේ සාක්ෂී ත්‍රිෂ්ණායාගන බජයි ගොරකා ශබද රාතා සහජේ මාතා සහජේ රයා සමයි හරකා නාම සත්කර ජාන ගොරකා පයි ප්‍යාරේ සච්චේ වඩයයි ගොරතේ පයි සචානයි ප්‍යාරේ ඒකෝ සච්චා සම්මහ බර්තා වරලා කෝ විචාරේ ආපේ මේ ලයිතං බක්සේ සච්චේ පගත සවාරේ සබ සත්ත සත්ත සච වර්තා ගොරමහ කෝයි ජාණ ජම්මණ මරණ හොකම වර්ත ගොරමහ යාප පසාණ නාමත අයි කා සත් ගොරපයි ජෝ ඉච්ඡා සෝපාල පයි නානක තිසුදා සවක ජොහෝබා ජීවිතහ ආප ගවයි නාමත අයි තන් සත ගොරපයි ජෝ ඉච්ඡා සෝපාල පයි නානක සසුදා සාවක ශෝබා ජීවිත ආප ගවයි ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾ ਰਸ ਮਿੱਠਾ ਬਿਨ ਚਾਖੈ ਸਾਧ ਨਾ ਜਾਪੈ